ਸਤਨਾਮ ਸ੍ਰੀ ਪਵਣ ਵਹ ਸਦਵਾਓ ਪੈਵਿਚ ਚੱਲ ਹੈ ਲੱਖ ਦਰਿਆਓ ਪੈਵਿਚ ਪਵਣ ਵਹ ਸਦਵਾਓ ਚੱਲ ਹੈ ਲੱਖ ਦਰਿਆਓ ਪੈ ਵਿੱਚ ਅਗਨ ਕੱਢ ਵੇਗਾਰ ਪੈ ਵਿੱਚ ਧਰਤੀ ਦੱਬੀ ਪਾਰ ਇੰਦ ਫੇਰੇ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਯੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆਡਾਣੇ ਆਕਾਸ ਜੋਦ ਮਹਾਬਲ ਸੂਰ ਪੈ ਵਿੱਚ ਆਵਹ ਜਾਵਹ ਪੂਰ ਸਗਲਿਆ ਪਾਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸਚੇਕ ਮਹਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕੇਤੀਆ ਕੰਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੱਚ ਚਹਿ ਮੰਗਤੇ ਗੇੜ ਮੋੜ ਪੂਰਹਿ ਤਾਲ ਬਾਜਾਰੀ ਬਾਜਾਰ ਮਹਿ ਆਏ ਕੱਢਹਿ ਬਾਜਾਰ ਗਾਵਹ ਰਾਜੇ ਰਾਣੀਆਂ ਬੋਲਹਿ ਆਲ ਪਤਾਲ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੈ ਸ਼ਾਰ ਗਿਆਨ ਨਾ ਗਲਈ ਢੂਡੀਐ ਕਥ ਨਾ ਕਰੜਾ ਸਾਰ ਕਰਮ ਮਿਲੈ ਤਾ ਪਾਈਐ ਹੋਰ ਹਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਨਦਰੀ ਸਤ ਗੁਰ ਪਾਇਆ ਇਹੋ ਜੀਓ ਬਹੁਤ ਜਨਮ ਪਰਮਿਆ ਤਾ ਸਤ ਗੁਰ ਸ਼ਬਦ ਸੁਣਾਇਆ ਸਤ ਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤ ਗੁਰ ਮਿਲਿਆ ਸੱਚ ਪਾਇਆ ਜਿੰਨੀ ਵਿੱਚ ਚਾਹੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਭੈ ਵਿੱਚ ਪਵਣ ਵਹਿ ਸਾਧਵਾਉ ਭੈ ਵਿੱਚ ਚੱਲੈ ਲੱਖ ਦਈਆਓ ਰਾਗ ਆਸਾ ਕੀ ਵਾਰ ਪੌੜੀ ਚੌਥੀ ਸਲੋਕਾਂ ਨਾਲ